ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਪੁੰਨ ਪੁਰ ਬਰੇ ਨ ਆਏ ਕੈ ਬਾਹਰ ਬਾਸੁਰ ਰੈਨ ਸਮਾਂ ਬਿਤਾਵਹਿ ਸਤਿਗੁਰੂ ਸ੍ਰੀ ਅੰਗਦ ਸੁਨ ਬੈਨ ਪੁੰਨ ਪੁਰ ਬਰੇ ਨ ਆਏ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ। ਆਪਾਂ ਗੁਰੂ ਮਹਾਰਾਜ ਦੀ ਜੁੜੀ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਇਹ ਇਤਿਹਾਸ ਦਾ ਪ੍ਰਸੰਗ ਲੜੀਵਾਰ ਰੂਪ ਵਿੱਚ ਸਰਵਣ ਕਰਕੇ ਲਾਹਾ ਹਾਸਲ ਕਰਦੇ ਹਾਂ। ਹਜੇ ਵੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਰੇ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ ਔਰ ਉਪਰੰਤ ਗੁਰਬਾਣੀ ਦਾ ਹੀ ਪਾਠ ਗ੍ਰੰਥੀ ਸਾਹਿਬਾਨਾਂ ਦੀ ਰਚਨਾ ਰਾਹੀਂ ਹੋ ਰਿਹਾ ਸੀ। ਆਪ ਸਰਵਣ ਕਰ ਰਹੇ ਸੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਾਈਂ ਸੱਸ ਸੇ ਸਹੁਰਾ ਮੂਰ ਚੰਚਨ ਦੋ ਰਾਣੀ ਨੇ ਆ ਕੇ ਅਗਿਆਨਤਾ ਵਸ ਇੱਕ ਵਚਨ ਕਹੇ, ਜਿਵੇਂ ਅਨਗਿਆਨੀ ਲੋਕ ਐਸਾ ਕੁਛ ਕਹਿੰਦੇ ਕਰਦੇ ਹੁੰਦੇ ਨੇ। ਸੋ ਸਾਰਾ ਪ੍ਰਸੰਗ ਆਪਾਂ ਲੜੀਵਾਰ ਰੂਪ ਵਿੱਚ ਕੱਲ੍ਹ ਵਿਸਥਾਰ ਨਾਲ ਸੁਣੀ ਲਏ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਵੇਈ ਦੇ ਨਦੀ ਕਿਨਾਰੇ ਚਲੇ ਗਏ, ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਉੱਥੇ ਸਜ ਗਏ। ਉੱਥੇ ਰੌਲਾ ਜਿਹਾ ਪੈਂਦਾ ਸੁਣਿਆ ਹੈ, ਕੋਈ ਦੇਖ ਰਹੇ ਹੈ, ਕੋਈ ਬ੍ਰਾਹਮਣ ਗੂ ਲੈ ਕੇ ਉਹ ਪੁਲ ਦੇ ਉੱਪਰ ਦੀ ਲੰਘ ਗਿਆ ਹੈ। ਜਿਹੜਾ ਇਹ ਖੱਤਰੀ ਹੈ ਇਹਨੇ ਧੋਤੀ ਜੀ ਬੰਨੀ ਹੈ, ਮੱਥੇ 'ਤੇ ਟਿੱਕਾ ਲਾਇਆ, ਗਲ ਵਿੱਚ ਮਾਲਾ ਪਾਈ ਹੈ, ਬੜਾ ਸੋਹਣਾ ਠਾਠ ਪਾਠ ਜਿਹਾ ਬਣਾਇਆ ਹੈ, ਧਰਮੀ ਅਖਵਾਉਂਦਾ ਹੈ ਅਤੇ ਬ੍ਰਾਹਮਣ ਦੇ ਨਾਲ ਝਗੜ ਰਿਹਾ ਹੈ ਵੀ ਟੈਕਸ ਦੇ ਮਸੂਲ ਦੇ। ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਇੰਨੇ ਪੈਸੇ, ਅਗਨੀ ਲੱਗਣ ਦੇ ਰਿਹਾ ਹੈ, ਇੰਨੇ ਨੂੰ ਗੂ ਨੇ ਗੋਬਰ ਜਿਹਾ ਕਰ ਦਿੱਤਾ। ਚੁੱਕ ਕੇ ਖੱਤਰੀ ਉਹ ਚੌਂਕਾ ਦੇਣ ਲੱਗ ਪਿਆ ਗੋਬਰ ਨਾਲ, ਅਤੇ ਗੁਰੂ ਮਹਾਰਾਜ ਦੇ ਦੇਖ ਕੇ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਖੱਤਰੀ ਨੂੰ ਸੰਬੋਧਨ ਕਰਦਿਆਂ ਕੋਈ ਲਫ਼ਜ਼ ਕਹੇ, ਗੋ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ। ਤਾਂ ਖੱਤਰੀਆ, ਜਿਸ ਗਊ ਨੂੰ ਤੁਸੀਂ ਮਾਤਾ ਕਹਿੰਦੇ ਹੋ, ਬ੍ਰਹਮਣ ਨੂੰ ਦੇਵਤਾ ਆਖਦੇ ਹੋ, ਉਸ ਗਊ ਨੂੰ ਮਾਤਾ ਨੂੰ ਵੀ ਬ੍ਰਹਮਣ ਦੇਵਤੇ ਨੂੰ ਤਾਂ ਟੈਕਸ ਲਾਈ ਜਾਂਦੇ, ਮਸੂਲ ਲਾਈ ਜਾਂਦੇ, ਉੱਥੇ ਝਗੜਦੇ ਹੈ, ਅਤੇ ਗਊ ਦਾ ਜਿਹੜਾ ਗੋਹਾ ਕੀਤਾ ਉਹਨੂੰ ਲੈ ਕੇ ਗੋਬਰ ਚੌਂਕਾ ਦੇ ਰਹੇ। ਇਸ ਤਰ੍ਹਾਂ ਕਹਿੰਦੇ ਜਿਹੜੇ ਗੋਬਰ ਨਾਲ ਗੋਹੇ ਨਾਲ ਤਾਂ ਨਹੀਂ ਸੰਸਾਰ ਤੋਂ ਤਰਿਆ ਜਾਣਾ, ਢੇਰ ਤੋਂ ਕੰਨੇ ਦਾਰ ਧੋਤੀ ਜੀ ਬੰਨ ਲਈ ਹੈ, ਮੱਥੇ 'ਤੇ ਕੇਸਰ ਦਾ ਤਿਲਕ ਜਾ ਲਾ ਰਹੇ ਹੈ, ਗਲ ਵਿੱਚ ਜਪਣ ਵਾਲੀ ਮਾਲਾ ਜੀ ਪਨਾਹ ਛੱਡੀ ਹੈ, ਅਤੇ ਜਿਹੜਾ ਅੰਨ ਹੈ ਤੂੰ ਜਿਹੜੇ ਮਹਿਲ ਦੀ ਇੱਛਾ ਵਾਲੇ ਤੁਰਕੜੇ ਉਹਨਾਂ ਦਾ ਖਾਨਾ ਹੈ, ਅੰਦਰ ਬੈਠ ਕੇ ਤੂੰ ਪੂਜਾ ਠਾਕਰਾਂ ਦੀ ਕਰਨਾ, ਬਾਹਰ ਮੁਸਲਮਾਨਾਂ ਨੂੰ ਖੁਸ਼ ਕਰਕੇ ਕਿਤੇਬਾਂ ਪੜ੍ਹ ਪੜ੍ਹ ਸੁਣਾਉਣਾ ਹੈ, ਤੇਰਾ ਜਿਹੜਾ ਯਤਨ ਹੈ ਤੌਰ ਤਰੀਕਾ ਸਾਰਾ ਇਹ ਭਰਾਵਾ ਮੁਸਲਮਾਨਾਂ ਵਾਲਾ ਹੈ, ਅਤੇ ਬਾਹਰ ਪਖਾਵਾ ਉਹ ਕਹਿੰਦਾ ਕਰਦੇ ਮਹਾਰਾਜ, ਕਹਿੰਦੇ ਉਹ ਖੰਡ ਛੱਡ ਲੈ, ਸਹੀ ਰੂਪ ਵਿੱਚ ਪਰਮੇਸ਼ਰ ਦਾ ਨਾਮ ਲੈ, ਪਰਮੇਸ਼ਰ ਦੇ ਨਾਮ ਲੈ ਕੇ ਤਰਿਆ ਜਾਏਗਾ ਸੰਸਾਰ ਤੋਂ। ਅਸੀਂ ਤਾਂ ਵੀ ਤੁਸੀਂ ਜਿਹੜੇ ਮਾਨਸ ਖਾਣੇ ਹੈ ਸਭ ਤੋਂ ਮਨੁੱਖ ਆ ਜਾਣ ਵਾਲੇ ਹੈ, ਉਹਨਾਂ ਨਾਲ ਮਿਲ ਕੇ ਨਵਾਜ ਕੁਸ਼ਾਰਦੇ ਹੈ, ਹੱਥ ਵਿੱਚ ਪ੍ਰਤੱਖ ਛੁਰੀ ਫੜੀ ਹੋਈ ਹੈ, ਅਤੇ ਗਲ ਵਿੱਚ ਉਹਨਾਂ ਦੇ ਤਾਗੇ ਜਨੇਊਆ ਤੇਰੇ ਵਰਗਿਆਂ ਦੇ, ਇਹ ਤੁਹਾਡੀ ਝੂਠੀ ਪੂੰਜੀ ਹੈ, ਤੁਹਾਡਾ ਹੀ ਤੁਹਾਡਾ ਵਪਾਰ ਵੀ ਝੂਠਾ, ਝੂਠ ਬੋਲ ਕੇ ਰੋਜ਼ ਪ੍ਰਸ਼ਾਦਾ ਛਕਦੇ ਹੋ, ਭੋਜਨ ਛਕਦੇ ਹੋ। ਕਹਿੰਦਾ ਜਿਹੜਾ ਕੋਈ ਮਾੜੀ ਮੋਟੀ ਸ਼ਰਮ ਲੱਜਿਆ ਰੱਖਣੀ ਸੀ ਵਿਕਾਰਾਂ ਤੋਂ, ਧਰਮ ਵਿੱਚ ਰਹਿਣਾ ਸੀ, ਉਹਦਾ ਡੇਰਾ ਥਾਂ ਤੱਕ ਕਿਤੇ ਦੂਰ ਰਹਿ ਗਿਆ, ਪਾਸੇ ਰਹੇ ਹੈ, ਹਰ ਪਾਸੇ ਕਰਪੂਰ ਝੂਠ ਹੀ ਭਰਪੂਰ ਹੋ ਰਿਹਾ ਹੈ, ਘੂਰ ਦਾ ਹੀ ਬੋਲਬਾਲਾ ਹੋ ਰਿਹਾ ਹੈ, ਤੇਰੇ ਮੱਥੇ 'ਤੇ ਟਿੱਕਾ ਜਿਹਾ ਲਾਇਆ, ਤੇਰ ਧੋਤੀ ਬੰਨੀ ਹੈ ਕਖਾਈ ਹਰਮਚੀ ਰੰਗ ਦੀ, ਹੱਥ ਵਿੱਚ ਛੁਰੀ ਫੜੀ ਹੈ, ਸਾਰੇ ਸੰਸਾਰ ਦਾ ਤੂੰ ਕਸਾਈ ਬਣ ਰਿਹਾ ਹੈ, ਨੀਲੇ ਬਸਤਰ ਜੇ ਪਹਿਨੇ ਹੈ ਅਤੇ ਪ੍ਰਵਾਨ ਹੋ ਗਏ ਇਹਨਾਂ ਨੂੰ, ਵਿਦੇਸ਼ਾਂ ਦਾ ਧਾਨ ਲੈ ਕੇ ਪ੍ਰਾਣਾਂ ਨੂੰ ਪੂਜਦੇ ਹਾਂ, ਤੇਰੇ ਖਾਤੇ ਕਲਮੇ ਦੇ ਨਾਲ ਕੋਇਆ ਹੋਇਆ ਭਾਖਿਆ ਜਿਹੜੀ ਨਹੀਂ ਭਾਖਿਆ ਹੈ ਸਾਡੀ, ਉਹ ਮੁਸਲਮਾਨੀ ਬੋਲੀ ਅਨੁਸਾਰ ਜਿਹੜਾ ਕਲਮਾ ਹੈ ਉਹਦੇ ਨਾਲ ਜਿਹੜਾ ਕੋਇਆ ਢਾਈ ਛਰੀਆਂ ਮਾਰ ਕੇ ਉਹ ਬੱਕਰਾ ਜਿਹਾ ਖਾਣਾ ਕਰਦੇ, ਉਹ ਕਹਿੰਦੇ ਵੀ ਚੌਂਕੇ ਉੱਪਰ ਕਿਸੇ ਨੇ ਨਹੀਂ ਜਾਣਾ ਸਾਡੇ ਦੇ। ਇਸ ਤਰ੍ਹਾਂ ਦੇਖਿਆ ਚੌਂਕਾ ਕੱਢੀ ਕਾਰ, ਉਹ ਗੋਬਰ ਦਾ ਚੌਂਕਾ ਜਿਹਾ ਦੇ ਕੇ ਲੇਪਣ ਜਿਹਾ ਕਰਕੇ ਚਾਰ ਚਪੇਰੇ ਕਾਰਾਂ ਕੱਢ ਦਿੱਤੀਆਂ, ਉਹਦੇ ਉੱਪਰ ਆ ਕੇ ਝੂਠ ਦੇ ਘਰ ਆ ਬੈਠੇ। ਇਹ ਦੂਜੇ ਕੋਈ ਨੇੜੇ ਤੇੜੇ ਆਉਂਦੇ ਹਨ ਕਿ ਮਤ ਪਿੱਟਾ ਬੇਮਤ ਪਿੱਟਾ ਹੈ, ਵੀ ਮਤਾ ਸਾਨੂੰ ਸਾਡੇ ਚੌਂਕੇ ਨੂੰ ਪਿੱਟ ਦਿਓ ਛੋਇਓ, ਅਤੇ ਸਾਨੂੰ ਮਤਾ ਪਿੱਟਿਓ ਸਾਨੂੰ ਛੋਇਓ, ਨਹੀਂ ਤਾਂ ਸਾਡਾ ਨਾ ਸਾਡਾ ਸਾਰਾ ਫਿਰਕਾਰ ਯੋਗ ਖਾਣ ਯੋਗ ਨਹੀਂ ਰਹਿਣਾ ਹੈ, ਜੂਠਾ ਹੋ ਜਾਣਾ ਹੈ। ਇਸ ਤਰ੍ਹਾਂ ਸਰੀਰ ਦੇ ਕਰਕੇ ਫਿੱਟੇ ਹੋਏ ਹੋ ਅਤੇ ਫੇੜ ਕਰੇ ਤਿਰਕਾਰ ਯੋਗ ਮਾੜੇ ਕੰਮ ਕਰਦਿਆਂ ਮਨ ਤੁਹਾਡਾ ਜੁੜੀਆ ਹੈ, ਉਂਝ ਸਲੋਕ ਜਿਹਾ ਪੜ੍ਹ ਕੇ ਤੁਸੀਂ ਚੁੜੀਆਂ ਭਰਦੇ ਹੋ। ਸੋ ਇਸ ਕਰਕੇ ਕਹੋ ਨਾਨਕ ਸੱਚ ਧਿਆਈਏ, ਮਹਾਰਾਜ ਕਹਿੰਦੇ ਜਿਹੜਾ ਸੱਚਾ ਨਾਮ ਧਿਆਉਣਾ ਚਾਹੀਏ, ਸੱਚ ਸਰੂਪ ਨੂੰ ਧਿਆਉਣਾ ਕਹੀਏ, ਜਾਂ ਸੱਚ ਹੋਵੇ ਜੇ ਮਨ ਦੀ ਪਵਿੱਤਰਤਾ ਹੀ ਹੋਵੇ ਤਾਂ ਸੱਚ ਸਰੂਪ ਨੂੰ ਫਿਰ ਪਾ ਲਈਦਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਦੋਂ ਉਪਦੇਸ਼ ਦਿੱਤਾ ਹੈ ਇਹ ਉੱਠ ਕੇ ਚਰਨੀ ਪੈ ਗਿਆ ਖੱਤਰੀ, ਕਹਿੰਦਾ ਮਾਰਾ ਮਾਫ ਕਰੋ, ਮੈਨੂੰ ਤਾਰੋ, ਮਿਹਰ ਦੇ ਕਰ ਆਏ ਇਹਨੂੰ ਉਪਦੇਸ਼ ਦੇ ਕੇ ਮਹਾਰਾਜ ਨੇ ਤਾਰ ਦਿੱਤਾ। ਇਸ ਤਰ੍ਹਾਂ ਦਾ ਇਹ ਜਿਹੜਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਬੜੇ ਵਿਸਥਾਰ ਨਾਲ ਸੁਣਿਆ ਸੀ, ਜਿਸ ਤਰ੍ਹਾਂ ਅੱਗੇ ਅੱਜ ਪ੍ਰਸੰਗ ਆ ਰਿਹਾ ਉਹ ਸਾਰੇ ਆਪਾਂ ਮਨ ਲਾ ਕੇ ਸੁਣੀਏ ਜੀ। ਪੁਨਪੁਰ ਭਰੇ ਨਾ ਆਏ ਕੈ, ਫਿਰ ਗੁਰੂ ਮਹਾਰਾਜ ਬਸ ਉਹ ਨਦੀ ਦੇ ਕਿਨਾਰੇ ਬੈਠੇ ਰਹੇ ਹੈ, ਸੁਲਤਾਨਪੁਰ ਸਾਹਿਬ ਆ ਕੇ ਨਹੀਂ ਪ੍ਰਵੇਸ਼ ਹੋਏ ਹਨ। ਬਾਹਰ ਬਾਸੁਰ ਰਹਿਣ, ਰਾਤ ਹੋਵੇ ਜਾਂ ਦਿਨ ਹੋਵੇ ਬਾਹਰ ਹੀ ਬੈਠੇ ਰਹਿੰਦੇ ਆ, ਕਿਤੇ ਵੀ ਨਦੀ ਤੇ ਕਿਤੇ ਜੰਗਲ ਵਿੱਚ ਚਲੇ ਜਾਂਦੇ ਹਨ। ਸਮਾਂ ਬਿਤਾਵੇ ਸਤਿਗੁਰੂ, ਕਿਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣਾ ਜ਼ਿੰਦਗੀ ਦਾ ਸਮਾਂ ਬਿਤਾ ਰਹੇ ਲੰਘਾ ਰਹੇ ਹਨ। ਸ੍ਰੀ ਅੰਗਦ ਸੁਣ ਬੈਨ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਅਗਲੇ ਇਤਿਹਾਸ ਦੇ ਜਿਹੜੇ ਬਚਨ ਮੇਰੇ ਪਾਸੋਂ ਸੁਣੋ। ਚੌਪਈ ਬਾਲਾ ਬਰਨਤ ਬਹਰੋ ਮੂਲਾ, ਭਾਈ ਬਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤੋਂ ਬਾਅਦ ਜਿਹੜਾ ਮਹਾਰਾਜ ਦਾ ਸੋਹਰਾ ਮੂਲ ਚੰਦ ਸੀ, ਲਖਤ ਨਭੇਦ ਭਰਮ ਮਹਿ ਭੂਲਾ, ਜਿਹੜਾ ਭਰਮ ਕਰਕੇ ਭੁੱਲ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਭੇਦ, ਕੋਈ ਜਾਣ ਨੀ ਰਿਹਾ ਸਮਝ ਨੀ ਰਿਹਾ ਹੈ, ਭਇਓ ਤਿਆਰ ਚਲਨ ਨਿਜ ਨਗਰ। ਗੁਰੂ ਅੰਗਦ ਸਾਹਿਬ ਜੀ ਮੂਲ ਚੰਦ ਫਿਰ ਆਪਣਾ ਜਿਹੜਾ ਨਗਰ ਬਟਾਲਾ ਹੈ ਉਧਰ ਨੂੰ ਚੱਲਣ ਲਈ ਇਹ ਤਿਆਰ ਹੋ ਗਿਆ ਸੀ। ਸਾਧਨ ਸੰਭਾਰਨ ਕਾਰਜ ਸਗਰਾ, ਕੇ ਘਰ ਦਾ ਜਿਹੜਾ ਕੰਮ ਕਾਰ ਹੈ ਉਹਨੂੰ ਸੰਭਾਲਣ ਵਾਸਤੇ ਚੱਲਣ ਲਈ ਤਿਆਰ ਹੋਇਆ ਮੂਲ ਚੰਦ। ਆਨਨ ਸੋ ਇਹ ਵਗੇਰਾ ਉਚਾਰੀ, ਗਿਆਨ ਦੇ ਸਮੇਂ ਮੂਲ ਚੰਦ ਨੇ ਹੇ ਗੁਰੂ ਅੰਗਦ ਸਾਹਿਬ ਜੀ ਮੁਖੋਂ ਕਿਹਾ ਆਪਣੀ ਸੁਲੱਖਣੀ ਪੁੱਤਰੀ ਨੂੰ, ਸੁਣ ਹੋ ਸੁਲੱਖਣੀ ਸੁਤਾ ਹਮਾਰੀ, ਸਾਡੀ ਲੜਕੀ ਏ ਸੁਲੱਖਣੀ ਏ ਤੂੰ ਸੁਣ ਲੈ ਧਿਆਨ ਦੇ ਕੇ ਮੇਰਾ ਬਚਨ, ਹੇਠਾਂ ਅਬ ਨਾ ਤੋਰ ਕੱਛ ਕਾਜਾ, ਹੁਣ ਇਸ ਥਾਂ ਤੇ ਤੇਰਾ ਰਹਿਣਾ ਕੋਈ ਕੰਮ ਨਹੀਂ ਰਿਹਾ, ਕੋਈ ਕਾਜ ਨਹੀਂ ਰਿਹਾ ਹੈ। ਤਪ ਪਤ ਭਾ ਫਕੀਰ ਤਜ ਲਾਜਾ, ਕੇ ਤੇਰਾ ਜਿਹੜਾ ਮੈਂ ਪਤੀ ਹੈ ਗੁਰੂ ਨਾਨਕ ਤਾਂ ਲੱਜਿਆ ਛੱਡ ਕੇ ਫਕੀਰ ਹੋ ਗਿਆ ਸਾਧ ਬਣ ਗਿਆ। ਅਪਰਹਿ ਕਵਨ ਕਰਹਿ ਨਿਰਬਹਿਵਾ, ਹੁਣ ਤੂੰ ਹੋਰ ਕਿਹਦੇ ਕੋਲ ਰਹਿ ਕੇ ਆਪਣਾ ਜ਼ਿੰਦਗੀ ਦਾ ਨਿਵਾਹ ਕਰੇਂਗੀ। ਸਾਧਨ ਚਲੋ ਮੁਝ ਹੋਇ ਸੁਖ ਤੇ ਹਿਮਾ, ਇਸ ਕਰਕੇ ਤੂੰ ਮੇਰੇ ਨਾਲ ਸੁਤਰੀ ਕਰ ਚੱਲ, ਉੱਥੇ ਤੈਨੂੰ ਸਭ ਤਰ੍ਹਾਂ ਦਾ ਸੁਖ ਸਹੂਲ ਹੋਵੇਗਾ। ਕਰਮ ਮੰਦ ਹੈ ਸੁਤਾ ਤੁਮਾਰੇ, ਇਹ ਮੇਰੀ ਲੜਕੀ ਸੁਲੱਖਣੀ ਤੇਰੇ ਕੋਈ ਬਹੁਤ ਹੀ ਪਿਛਲੇ ਜਨਮਾਂ ਦੇ ਮਾੜੇ ਕਰਮ ਕੀਤੇ ਹੈ, ਘਰ ਉਜਰਿਓ ਇਸ ਹਾਲ ਪਤਾਰੇ, ਇਸ ਕਰਕੇ ਆ ਜਿਹੜਾ ਪਤੀ ਤੇਰਾ ਇਸ ਹਾਲਤ ਵਿੱਚ ਹੈ, ਤੇਰਾ ਘਰ ਉਜੜਿਆ ਤੇਰੇ ਮਾੜੇ ਕਰਮਾਂ ਕਰਕੇ। ਦੋਹਰਾ ਭੰਤ ਨਾਨਕੀ ਬਦਨ ਤੇ, ਚੰਦ ਤੋਂ ਇਹੋ ਜਿਹੀਆਂ ਪੁੱਠੀਆਂ ਜਿਹੀਆਂ ਗੱਲਾਂ ਸੁਣ ਕੇ ਨਾਨਕੀ ਜੀ ਨੇ ਮੁੱਖੋਂ ਕਿਹਾ ਹੈ, ਇਉਂ ਨਾ ਬਣੇ ਇਹ ਬਾਤ। ਮੂਲ ਚੰਦ ਜੀ, ਇਸ ਤਰ੍ਹਾਂ ਦੀ ਗੱਲਬਾਤ ਤਾਂ ਠੀਕ ਨਹੀਂ ਬਣਦੀ ਹੈ, ਕਿਉਂ ਭਰਜਾਈ ਕੋ ਅਬੈ, ਜਿਹੜੀ ਮੇਰੀ ਭਰਜਾਈ ਸੁਲੱਖਣੀ ਇਸ ਨੂੰ ਹਨ, ਜਾਣ ਦਿਓ ਸੰਗਤਾਤ, ਇਹ ਪਿਤਾ ਨੇ ਇਹਦੇ ਤੇਰੇ ਨਾਲ ਭਲਾ ਇਹਨੂੰ ਮੈਂ ਕਿਵੇਂ ਜਾਣ ਦੇਵਾਂਗੀ। ਚੌਪਈ ਇੱਕ ਕੋ ਕਰੀ ਭਰਾਤ ਗਤ ਐਸੇ, ਇੱਕ ਤਾਂ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਰੀਤੀ ਜੀ ਕਰ ਲਈ ਹੈ, ਮੋਦੀ ਸ਼ਾਨਾ ਛੱਡ ਕੇ ਉਹ ਬਾਹਰ ਜਾ ਬੈਠੇ ਹਨ। ਦੁਤੀਏ ਜਾਤ ਭਰਜਾਈ ਤੈਸੇ, ਉਸੇ ਤਰ੍ਹਾਂ ਮੇਰੀ ਜਿਹੜੀ ਭਰਜਾਈ ਹੈ ਇਹ ਸਮੂਰਚਨ ਤੇਰੇ ਨਾਲ ਜਾ ਰਹੀ ਹੈ। ਕਿਹ ਬਿਦ ਔਰ ਮੈਂ ਧੀਰਜ ਧਰ ਹਾਂ, ਮੂਰਚਨ ਤੂੰ ਦੱਸ ਵੀ ਜਦੋਂ ਇਹ ਚਲੀ ਗਈ ਤੂੰ ਲੈ ਗਿਆ ਉੱਧਰ ਗੁਰੂ ਨਾਨਕ ਸਾਹਿਬ ਬਾਹਰ ਚਲੇ ਗਏ, ਮੈਂ ਹਿਰਦੇ ਵਿੱਚ ਕਿਵੇਂ ਧੀਰਜ ਧਾਰਾਂਗੀ। ਨਿਜ ਮਨ ਪਰਚਾ ਕਿਹ ਸੰਗ ਕਰ ਹਾਂ, ਆਪ ਹੀ ਦੱਸ ਮੂਰਚਨ, ਮੈਂ ਆਪਣੇ ਮਨ ਦਾ ਜਿਹੜਾ ਪਰਚਾਵਾ ਕਿਹਦੇ ਨਾਲ ਕਰੂੰ, ਦੁੱਖ ਸੁੱਖ ਕਿਹਦੇ ਨਾਲ ਕਰਿਆ ਕਰੂੰਗੀ। ਚੰਦੋ ਰਾਣੀ ਬੈਨ ਅਲਾਏ, ਹੋਰ ਚੰਤਾ ਸੁਣ ਕੇ ਚੁੱਪ ਹੋ ਗਿਆ ਨਾਨਕੀ ਜੀ ਤੋਂ। ਚੰਦੋ ਰਾਣੀ ਨੇ ਫਿਰ ਬਚਨ ਕਹੇ ਸਨ, ਕਿਹੇ ਅਵਲੰਬ ਰਹਿ ਇਹ ਜਾਏ। ਇਹ ਨਾਨਕੀ ਤੂੰ ਦਸਣ ਵੀ ਇਹ ਜਿਹੜੀ ਮੇਰੀ ਸਪੁੱਤਰੀ ਹੁਣ ਕਿਹਦੇ ਆਸਰੇ ਹੋ ਕੇ ਰਹੇਗੀ ਇੱਥੇ। ਜਿਹ ਕੋ ਭਰਤਾ ਭਇਓ ਫਕੀਰਾ, ਜਿਹਦਾ ਮਾਲਕ ਜਿਹੜਾ ਗੁਰੂ ਨਾਨਕ ਉਹ ਤਾਂ ਫਕੀਰ ਹੋ ਗਿਆ ਹੈ। ਧਰੈ ਧੀਰ ਕਿਉਂ ਭਈ ਅਧੀਰਾ, ਤਾਂ ਬੇਆਸਰਾ ਹੋ ਗਈ ਹੈ, ਕਿਵੇਂ ਵਿਚਾਰੀ ਧੀਰਜ ਧਾਰੇ ਇੱਥੇ। ਇਹ ਠਾਂ ਰਹਿਣ ਬਣੇ ਨਹਿ ਇਹ ਕੋ, ਇਸ ਕਰਕੇ ਹੇ ਨਾਨਕੀ ਇਹ ਮੇਰੀ ਪੁੱਤਰੀ ਦਾ ਇਸ ਥਾਂ ਤੇ ਬਹਿਣ ਰਹਿਣਾ ਬਣਦਾ ਹੀ ਨੀ ਕਿਵੇਂ ਵੀ। ਨਿਕਟਨ ਸਾਸ ਸਸੁਰ ਘਰ ਜਿਹ ਕੋ, ਕਿਉਂਕਿ ਜਿਹਦੇ ਸੱਸ ਤੇ ਸਹੁਰਾ ਕਹਿੰਦੇ ਉਹ ਨੇੜੇ ਨਹੀਂ ਹੈ, ਨਾ ਉਹੀ ਘਰ, ਉਹ ਤਲਵੰਡੀ ਬੈਠੇ। ਇਹ ਸਸਾਰਾ ਇਹ ਵਿਚਾਰੀ ਇੱਥੇ ਬੈਠੀ ਹੈ। ਘਰ ਕੋ ਖਰਚ ਅਨੇਕ ਵਿਧ ਜੇਈ, ਜਾਣਦੀ ਹੈ ਨਾਨਕੀ ਹੈ ਜਿਹੜੇ ਗ੍ਰਿਸਤੀ ਹੁੰਦੇ ਉਹਨਾਂ ਦੇ ਘਰਾਂ ਦੇ ਤਰ੍ਹਾਂ ਤਰ੍ਹਾਂ ਦੇ ਖਰਚ ਹੁੰਦੇ ਹੈ। ਹਿਤੂ ਬਿਨਾ ਕੋ ਸਾਰ ਨ ਲਈ, ਇਹਨਾਂ ਦਾ ਕੋਈ ਮਿੱਤਰ ਹੀ ਨਾ ਪਿਆਰਾ ਨਾ ਹੋਇਆ, ਕਿਹਨੇ ਖਬਰ ਸਾਰ ਲੈਣੀ, ਕਿਹਨੇ ਕੁਛ ਦੇਣਾ ਇਹਨਾਂ ਨੂੰ। ਦੋਹਰਾ ਹੈ ਆਤਮਜ ਬੈਸ ਲਗ, ਬਾਕੀ ਤੂੰ ਜਾਣ ਲਾ ਵੀ ਜਿਹੜਾ ਲਖਮੀ ਚੰਦ ਹੈ ਉਹ ਬੜੀ ਛੋਟੀ ਜੀ ਉਮਰ ਵਾਲਾ ਹੈ ਅਜੇ। ਹਿਰਦੈ ਨਾ ਸੁਧ ਤਿੰਨ ਕੋਏ, ਵਿਚਾਰੇ ਨੂੰ ਆਪਣੀ ਕੋਈ ਹਿਰਦੇ ਵਿੱਚ ਕੋਈ ਹਸਲੇ ਨਹੀਂ, ਆਪਣਾ ਕੋਈ ਪਤਾ ਹੀ ਨਹੀਂ ਹੈ। ਪਿਤਾ ਨ ਆਨੰਦ ਲਾ ਰਹੀ, ਬਾਕੀ ਜਿਹੜਾ ਪਿਓ ਹੈ ਉਹ ਆ ਕੇ ਆਪਣੇ ਪੁੱਤਰ ਨੂੰ ਲਡਾਉਂਦਾ ਨੀ, ਪਰਚਾਉਂਦਾ ਨੀ, ਗੋਦ ਵਿੱਚ ਨੀ ਲੈਂਦਾ। ਭੇ ਅਨਾਥ ਸਮ ਸੋਏ, ਤਾਂ ਮੇਰੇ ਜਿਹੜੇ ਸ੍ਰੀ ਚੰਦ ਤੇ ਲਕਸ਼ਮੀ ਦਾਸ, ਇਸ ਜਿਵੇਂ ਕਿਸੇ ਦਾ ਬਾਪੂ ਮਰ ਜੇ, ਅਨਾਥ ਹੋ ਜਾਣ, ਯਤੀਮ ਹੋ ਗਏ, ਇਸ ਤਰ੍ਹਾਂ ਦੇ ਵਿਚਾਰੇ ਹੋ ਗਏ ਹਨ। ਚੌਪਈ ਕਿਹ ਆਧਾਰ ਇਹ ਦੋ ਬਾਲਕ, ਦੱਸ ਨਾਨਕੀ ਇਹ ਦੋਵੇਂ ਜਿਹੜੇ ਬੱਚੇ ਸ੍ਰੀ ਚੰਦ ਤੇ ਲਕਸ਼ਮੀ ਦਾ ਕਿਹਦੇ ਆਸਰੇ ਰਹਿਣਗੇ। ਹਮ ਘਰ ਚੱਲ ਹੋਇਆ ਹੈ ਪ੍ਰਤ ਪਾਲਕ, ਸਾਡੇ ਘਰੇ ਬਟਾਲੇ ਚਲੇ ਜਾਣਗੇ, ਨਾਨਕੇ ਘਰੇ ਚਲੇ ਜਾਣਗੇ, ਉੱਥੇ ਸਾਡੇ ਰਾਹੀਂ ਇਹਨਾਂ ਦੀ ਚੰਗੀ ਵਧੀਆ ਪਾਲਣਾ ਪੋਸਣਾ ਹੋ ਜਾਊ। ਸੁਰਤ ਸੰਭਾਲ ਕਰ ਹੈ ਕਮਾਈ, ਵੱਡੇ ਹੋ ਜਾਣਗੇ, ਹੋਏ ਸੰਭਾਲਣਗੇ, ਫਿਰ ਕੰਮ ਕਰਕੇ ਕੋਈ ਕਮਾਈ ਕਰ ਲੈਣਗੇ। ਦੇਹੇ ਅਨਕ ਬਿਦ ਸੁਖ ਨੇ ਜਮਾਈ, ਆਪਣੀ ਮਾਂ ਨੂੰ ਤਰ੍ਹਾਂ ਤਰ੍ਹਾਂ ਦੇ ਪੁੱਤਰ ਸ੍ਰੀ ਚੰਦ ਤੇ ਲਖਮੀ ਦਾ ਸੁਖ ਦੇਣਗੇ। ਭਾਣੇ ਨਾਨਕੀ ਮਾਸੀ ਸੁਣੀਏ, ਉਸ ਵੇਲੇ ਨਾਨਕੀ ਜੀ ਨੇ ਕਿਹਾ ਹੇ ਚੰਦੋ ਰਾਣੀ ਮੇਰੀ ਮਾਸੀ ਤੂੰ ਸੁਣ ਲੈ, ਤੂੰ ਸਿਆਣੀ ਨਿਜ ਮਨ ਮਹਿ ਗੁਣੀਏ, ਉਹ ਸਾਰਿਆਂ ਤੋਂ ਸਿਆਣੀ ਆਪਣੇ ਮਨ ਦੇ ਵਿੱਚ ਵਿਚਾਰ ਲੈ। ਭਰਾਤਾ ਪਰਮੇਸ਼ੁਰ ਸਮ ਰੂਪਾ, ਮੇਰੇ ਜਿਹੜੇ ਭਰਾ ਗੁਰੂ ਨਾਨਕ ਸਾਹਿਬ ਉਹ ਤਾਂ ਪਰਮੇਸ਼ੁਰ ਦੇ ਸਮਾਨ ਹੈ। ਜਿਹ ਕੇ ਕਰਤਬ ਜਗਤ ਅਨੂਪਾ, ਮੇਰੇ ਭਰਾ ਗੁਰੂ ਨਾਨਕ ਸਾਹਿਬ ਦੇ ਜਿਹੜੇ ਕਰਤਬ ਹੈ ਅਨੂਪਮ ਹੀ ਅਚਰਜੀ ਹੈ। ਮਾਨਵ ਕੇ ਨਾ ਕਰਮ ਹੈ ਐਸੇ, ਇਸ ਤਰ੍ਹਾਂ ਮਨੁੱਖ ਕੰਮ ਕਰਦੇ ਹੁੰਦੇ ਉਸ ਤਰ੍ਹਾਂ ਦੇ ਤਾਂ ਕਰਤਬ ਮੇਰੇ ਭਰਾ ਗੁਰੂ ਨਾਨਕ ਸਾਹਿਬ ਦੇ ਕੋਈ ਹੈ ਹੀ ਨਹੀਂ ਹੈ। ਕਰਤ ਅਲੌਕਿਕ ਬਹੁ ਵਿਧ ਜੈਸੇ, ਬਹੁਤ ਤਰ੍ਹਾਂ ਦੇ ਅਚਰਜੀ ਉਹ ਕਰਤਬ ਕਰਦੇ। ਹੇਰਤ ਸੁਣਦਿਓਂ ਹੋਤ ਅਚੰਬਾ, ਇਹਨਾਂ ਦੇ ਕਰਤਬਾਂ ਨੂੰ ਦੇਖ ਕੇ ਵੇਖ ਕੇ ਤੇ ਸੁਣ ਕੇ ਮਨ ਨੂੰ ਅਚੰਬਾ ਹੁੰਦਾ, ਹੈਰਾਨਗੀ ਹੁੰਦੀ ਹੈ। ਸਪਤ ਮੋਹ ਨਹਿ ਉਚਰੋਂ ਦੰਬਾ, ਹੇ ਮਾਸੀ ਮੈਂ ਸੱਚਾ ਬਚਨ ਕਹਿਨੀ ਸਾਂ, ਕਹਾ ਕੇ ਮੈਂ ਕੋਈ ਝੂਠ ਨਹੀਂ ਬੋਲਦੀ, ਬਨੋਟੀ ਜੀ ਗੱਲ ਨਹੀਂ ਕਰਦੀ ਹਾਂ। ਦੋਹਰਾ ਸਗਲ ਨਗਰ ਨਰ ਪਰਸ ਪਰ, ਦੇਖ ਲੋ ਸੁਲਤਾਨਪੁਰ ਦੇ ਜਿੰਨੇ ਲੋਕ ਹੈ ਆਪੋ ਵਿੱਚ ਹੀ, ਉਚਰਤ ਭੇ ਬਹੁ ਬਾਰ, ਬਹੁਤ ਵਾਰੀ ਇਹਨਾਂ ਦੇ ਸਵਾਰੀ ਇਹਨਾਂ ਨੇ ਕਿਹਾ ਸੁਣਿਆ, ਸਰਬ ਦਰਬ ਖਰਚਨ ਕਰ, ਸਾਨੂੰ ਕਹਿੰਦੇ ਸੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਮੋਦੀ ਹੈ ਸਾਰਾ ਧਨ ਨਵਾਬ ਦਾ ਕਹਿੰਦੇ ਖਰਚੀ ਜਾਂਦਾ, ਲਟਾਈ ਜਾਂਦਾ, ਟੋਟਾ ਹੋਏ ਅਪਾਰ, ਸਾਨੂੰ ਆ ਕੇ ਲੋਕ ਕਹਿੰਦੇ ਸੀ ਵੀ ਜਦੋਂ ਕਿਤੇ ਹਿਸਾਬ ਹੋਇਆ ਬੜਾ ਤਕੜਾ ਘੋਟਾ ਇਹਨਾਂ ਨੂੰ ਪੈ ਜਾਣਾ ਹੈ। ਚੌਪਈ ਖੋਏ ਦਰਬ ਕੋ ਜਾਵੇ ਭਾਜੂ, ਹੇ ਨਾਨਕੀ ਹੇ ਜੈ ਰਾਮ, ਗੁਰੂ ਨਾਨਕ ਨੇ ਤਨ ਗਵਾ ਕੇ ਭਗੌੜਾ ਹੋ ਜਾਣਾ, ਭੱਜ ਜਾਣਾ ਇੱਥੋਂ। ਕਿਦੋਂ ਕਹੇ ਖਾਨਨ ਸਿਰ ਤਾਜੂ, ਜਿਹੜਾ ਪਠਾਣਾ ਦਾ ਸ਼੍ਰੋਮਣੀ ਹੈ ਨਵਾਬ ਦੌਲਤ ਖਾਂ, ਉਹਨੇ ਪਕੜ ਲੈਣਾ, ਉਹਨੇ ਗ੍ਰਿਫਤਾਰ ਕਰ ਲੈਣਾ ਇਹਨਾਂ ਨੂੰ। ਕੇਤੇ ਕ ਆਨ ਕਹੇ ਹਮ ਪਾਸਾ, ਹੇ ਮਾਸੀ ਕੁਝ ਕੁ ਲੋਕ ਸਾਨੂੰ ਇਉਂ ਆ ਕੇ ਕਹਿੰਦੇ ਸਨ ਰੋਜ਼, ਸੁਣ ਹੈ ਬਲੋਕਾ ਹੈ ਮਨ ਹੈ ਤਰਾਸਾ। ਅਸੀਂ ਕਹਿੰਦੇ ਸੁਣਦੇ ਸੀ ਤੇ ਵੇਖਦੇ ਸੀ, ਵੀ ਮਨ ਵਿੱਚ ਬੜਾ ਡਰ ਜਾ, ਮੰਨਦੇ ਸੀ ਵੀ ਗੱਲ ਕਿਤੇ ਉਹੀਓ ਵੀ ਨਾ ਹੋ ਜਾਵੇ। ਖਰਚੇ ਦਰਬ ਨਰੇਸ਼ ਸਮਾਨਾ, ਸਾਡਾ ਗੁਰੂ ਨਾਨਕ ਸਾਹਿਬ ਜਿਵੇਂ ਰਾਜਾ ਹੁੰਦਾ ਹੈ, ਉਹ ਧਨ ਖਰਚ ਕਰਦਾ ਹੈ। ਚਾਚ ਨਕੋ ਛੂਛ ਪਿਆਨਾ, ਕੋਈ ਵੀ ਜਿਹੜਾ ਮੰਗਤਾ ਹੈ ਲੈਣ ਆਇਆ ਉਹ ਖਾਲੀ ਨਹੀਂ ਉਹ ਭੇਜਿਆ, ਉਹਨੇ ਖਾਲੀ ਨਹੀਂ ਜਾਣਾ ਕੀਤਾ। ਕਰ ਖਾਨ ਨਿਜ ਲੇਖਾ ਜਬ ਹੀ, ਇਸ ਤਰ੍ਹਾਂ ਫਿਕਰ ਕਰਦੇ ਸੀ ਵੀ ਜਦੋਂ ਕੋਈ ਪਠਾਨ ਹਿਸਾਬ ਕਿਤਾਬ ਕਰੇਗਾ ਫਿਰ ਘਾਟਾ ਨਾ ਪੈ ਜਾਏ। ਬਾਕੀ ਨਿਕਸਹ ਅਧ ਕਹਿ ਤਬ ਹੀ, ਫਿਰ ਵੀ ਕੀ ਦੱਸੀਏ ਮਾਸੀ, ਜਦੋਂ ਹਿਸਾਬ ਕਰਦੇ ਸੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਕਾਇਆ ਉਹ ਨਵਾਬ ਖਾਨ ਵਾਧਾ ਨਿਕਲ ਆਉਂਦਾ ਸੀ, ਪਹਿਲਾਂ 135 ਫਿਰ 321 ਹੁਣ 760 ਰੁਪਈਏ ਵਾਧੇ ਦੇ ਨਿਕਲਿਆ ਏ ਉਹਦੇ ਵੱਲੀ। ਪੁਨਵੇਈ ਮਹਿ ਬਾਸੁਰ ਤੀਨਾ, ਫਿਰ ਕਹਿੰਦੇ ਹੋਰ ਚੱਜਦਾ ਦੀ ਗੱਲ ਸੁਣੋ ਮਾਸੀ, ਆ ਜਿਹੜੀ ਬੇਈ ਨਦੀ ਇਹਦੇ 3 ਦਿਨ ਗੁਰੂ ਨਾਨਕ ਸਾਹਿਬ ਮੇਰੇ ਭਰਾ ਰਹੇ ਰਹੇ ਖੋਜ ਨਹਿ ਕਾਹੂ ਚੀਨਾ। ਨਵਾਬ ਜੀ ਨੇ ਕਹਿੰਦੇ ਜਾ ਕੇ ਬੇਈ ਨਦੀ ਵਿੱਚ ਚੋਬੇ ਜੇ ਲੈ ਕੇ ਹੋਰ ਜਾਲ ਜੇ ਪਾਏ, 3 ਦਿਨ ਲੱਭਦੇ ਰਹੇ, ਕੋਈ ਖੋਜ ਨਹੀਂ ਮਿਲੀ, ਕੋਈ ਕੁਣਸੋ ਨਹੀਂ ਮਿਲੀ, ਵੀ ਕਿੱਧਰ ਚਲੇ ਗਏ। ਆਨ ਦੁਕਾਨਹ ਸਰਬ ਲੁਟਾਈ, ਤੇ ਤੀਜੇ ਦਿਨ ਇੱਕ ਕੋਹ ਤੇ ਜਾ ਕੇ ਬੇਈ ਨਦੀ ਤੋਂ ਬਾਹਰ ਨਿਕਲਿਆ ਏ, ਉੱਥੋਂ ਆਉਂਦਿਆਂ ਸਰ ਮੋਦੀ ਖਾਨਾ ਸਾਰਾ ਇਹਨਾਂ ਨੇ ਲੁਟਾ ਪਟਾ ਦਿੱਤਾ। ਖੜਿਆ ਹੋ ਕੇ ਵੀ ਜਿਹੜਾ ਜੀ ਕਰਦਾ ਚੁੱਕ ਕੇ ਲੈ ਜਾਓ। ਲੂਟਤ ਤ੍ਰਿਪਤੇ ਤੋਟ ਨ ਆਏ, ਮਾਸੀ ਕੀ ਦੱਸਾਂ, ਪਿੰਡਾਂ ਦੇ ਗਰੀਬ ਲੋਕ ਲੁੱਟ ਲੁੱਟ ਕੇ ਰੱਜ ਗਏ, ਪਰ ਮੋਦੀ ਖਾਨੇ ਵਿੱਚ ਘਾਟਾ ਫੇਰ ਨਾ, ਦੁਕਾਨ ਉਵੇਂ ਭਰੀ ਭਰਾਈ ਰਹੀ। ਮਾਸੀ ਔਰ ਭਈ ਇਹ ਬਾਤਾਂ, ਹੇ ਮਾਸੀ ਇੱਕ ਗੱਲ ਹੋਰ ਵੀ ਆ ਹੋਈ ਇੱਥੇ ਇਹਨਾਂ ਦੇ ਰਹਿੰਦਿਆਂ, ਜੋ ਮਸੀਤ ਸਭ ਤੁਮ ਬਖਿਆ ਤਾ, ਕਹਿੰਦੇ ਜਿਹੜੀ ਆ ਮਸੀਤ ਵਿੱਚ ਗੱਲ ਹੋਈ ਹੈ ਸਾਰਿਆਂ ਨੂੰ ਤੈਨੂੰ ਪ੍ਰਤੱਖ ਪਤਾ ਹੀ ਹੈ ਜਿਵੇਂ ਹੋਇਆ ਹੈ। ਸ਼ਕਤ ਨ ਐਸੀ ਕਿਹ ਨਰ ਮਾਹੀ, ਕਿਸੇ ਮਨੁੱਖ ਦੇ ਵਿੱਚ ਐਸੀ ਤਾਕਤ ਹੈਗੀ ਹੈ, ਵਰਤੀ ਹਿਰਦੇ ਬਿਤਾ ਬਤਾਵਹਿ ਤਾਹੀ, ਜੋ ਕਿਸੇ ਦੇ ਹਿਰਦੇ ਵਿੱਚ ਵਰਤ ਰਹੀ ਹੈ ਜੋ ਉਹਦੇ ਦਿਲ ਦੇ ਵਿੱਚ ਹੋਵੇ ਉਹ ਦੱਸ ਦੇਵੇ। ਦੇਖ ਲਓ ਇਹਨਾਂ ਨੇ ਨਵਾਬ ਦੀ ਵੀ ਦਿਲ ਦੀ ਦੱਸਤੀ ਅਤੇ ਕਾਜੀ ਦੀ ਵੀ ਦਿਲ ਦੀ ਦੱਸਤੀ, ਅਤੇ ਤੇਰਾ ਮਨ ਬਛੇਰੇ ਮਗਰ ਫਿਰੀ ਜਾਂਦਾ ਸੀ। ਨਵਾਬ ਨੂੰ ਕਹਿੰਦੇ ਤੂੰ ਕਾਬਲ ਕੰਧਾਰ ਵਿੱਚ ਮਨ ਕਰਕੇ ਘੋੜੇ ਖਰੀਦਦਾ ਫਿਰਦਾ ਸੀ, ਤੂੰ ਕਿਹੜੀ ਨਵਾਜ ਕਰਾਰਦਾ ਸੀ, ਦਿਲ ਦੀਆਂ ਇਹਨਾਂ ਨੇ ਸਾਰੀਆਂ ਦੱਸ ਦਿੱਤੀਆਂ ਹਨ। ਦੋਹਰਾ ਭਰਜਾਈ ਪਰ ਕ੍ਰੋਧ ਕੁਛ, ਇਸ ਕਰਕੇ ਜੇ ਭਲਾ ਮੇਰੀ ਜਿਹੜੀ ਭਰਜਾਈ ਹੈ ਸੁਲੱਖਣੀ ਉਹਦੇ ਉੱਪਰ ਕੋਈ ਕ੍ਰੋਧ ਕਰਦੇ ਹੁੰਦੇ, ਗੁੱਸਾ ਕਰਦੇ ਹੁੰਦੇ ਮੇਰੇ ਭਰਾ, ਜੇ ਕਰ ਤੋ ਮਮ ਭਰਾਤ, ਐਸਾ ਕੋਈ ਗੁੱਸਾ ਗਿਲਾ ਕਰਦੇ ਉਹਨਾਂ ਨੂੰ ਕੋਈ ਕਬੋਲ ਬਚਨ ਕਹਿੰਦੇ ਹੁੰਦੇ, ਹੱਥ ਬੰਦ ਕਰ ਬੇਨਤੀ, ਫੇਰ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰ ਲੈਂਦੀ ਵੀ ਮੇਰੇ ਭਰਾ ਗੁੱਸੇ ਹੋ ਕੇ ਆ ਕੁਝ ਕਹਿ ਗਏ, ਮੈਨੂੰ ਮਾਫ਼ ਕਰ ਦਿਓ, ਬਖਸ਼ਾਵਤ ਸਭ ਭਾਂਤ, ਸਭ ਤਰ੍ਹਾਂ ਕਰਕੇ ਕਹਿੰਦੇ ਬਖਸ਼ਾ ਲੈਂਦੀ। ਇਸ ਤਰ੍ਹਾਂ ਜੇ ਕੋਈ ਗੁੱਸੇ ਵਿੱਚ ਆ ਕੇ ਕੋਈ ਕਹਿ ਜਾਂਦੇ ਤੁਹਾਡੀ ਲੜਕੀ ਨੂੰ, ਚੌਪਈ ਰੋਸ ਰਤੀਕ ਨਹਿ ਮਨ ਮਾਹੀ, ਮੇਰੇ ਜਿਹੜੇ ਭਰਾ ਹੈ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਮਨ ਦੇ ਵਿੱਚ ਰੱਤੀ ਜਿੰਨਾ ਵੀ ਕੋਈ ਗੁੱਸਾ ਗਿਲਾ ਨਹੀਂ ਹੈ। ਕੋ ਕੁਚਾਲ ਤਿਨਕੇ ਤਨ ਨਾਹੀ, ਉਹਨਾਂ ਦੇ ਸਰੀਰ ਦੇ ਵਿੱਚ ਕੋਈ ਵੀ ਖੋਟੀ ਚਾਲ ਨਹੀਂ, ਕਿਸੇ ਪੁੱਠੇ ਪਾਸੇ ਨਹੀਂ ਉਹ ਜਾਂਦੇ ਆਉਂਦੇ। ਆਵਤ ਜੋ ਉਰ ਮਹਿਸੋ ਕਰ, ਇੰਨੀ ਗੱਲ ਹੈ ਜੋ ਉਹਨਾਂ ਦੇ ਦਿਲ ਵਿੱਚ ਆ ਜਾਂਦੀ ਹੈ ਉਹ ਜ਼ਰੂਰ ਕਰ ਲੈਂਦੇ ਕਿਸੂ ਲੋਕ ਕੀ ਲਾਜ ਨ ਧਰੇ, ਕਿਸੇ ਲੋਕ ਦੀ ਕੋਈ ਕਾਨ ਕਨੌੜ ਕੋਈ ਲੱਜਿਆ ਕੋਈ ਸ਼ਰਮ ਨਹੀਂ ਰੱਖਦੇ ਵੀ ਇਹ ਕੀ ਆਖੂਗਾ। ਕਿਹ ਪਾਰ ਨਹਿ ਬਸ ਮਾਸੀ ਹਮਰਾ, ਇਸ ਕਰਕੇ ਹੇ ਮਾਸੀ ਉਹ ਜਿਹੜੇ ਗੁਰੂ ਨਾਨਕ ਸਾਹਿਬ ਸੁਤੰਤਰ ਉਹਨਾਂ ਉੱਪਰ ਤਾਂ ਸਾਡਾ ਕੋਈ ਵਾਹ ਵਸ ਨਹੀਂ ਚੱਲ ਸਕਦਾ ਹੈ। ਸਭ ਗੁਣ ਐਨ ਜਮਾਤਾ ਤੁਮਰਾ, ਕੀ ਮੈਂ ਸੱਚ ਕਹਿਣੀ ਆ ਤੁਹਾਡਾ ਜਿਹੜਾ ਜਵਾਈ ਗੁਰੂ ਨਾਨਕ ਹੈ ਸਾਰੇ ਗੁਣਾਂ ਦਾ ਉਹ ਘਰ ਹੈ। ਮਰਮ ਨ ਤਿਸ ਕੋ ਜਾਏ ਨ ਜਾਨ, ਨਾ ਤੁਹਾਥੋਂ ਨਾ ਮੇਰੇ ਪਾਸੋਂ ਉਸ ਗੁਰੂ ਨਾਨਕ ਸਾਹਿਬ ਦਾ ਕੋਈ ਭੇਤ ਨਹੀਂ ਜਾਣਿਆ ਜਾ ਸਕਦਾ। ਕਾਰਨ ਕੌਣ ਵੇਖ ਇਉਂ ਠਾਨਾ, ਇਹਦੇ ਵਿੱਚ ਕੀ ਕਾਰਨ ਹੈ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਭੇਖ ਕਿਉਂ ਧਾਰ ਲਿਆ, ਚੰਗੇ ਕੱਪੜੇ ਪਲਾ ਕੇ ਕਿਉਂ ਖਫਨੀ ਜੀ ਪਾ ਲਈ ਹੈ, ਕਿਉਂ ਘਰ ਬਾਰ ਛੱਡ ਕੇ ਬਾਹਰ ਜੰਗਲ ਵਿੱਚ ਆ ਬੈਠੇ। ਇਹ ਕਾਰਨ ਦਾ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਹੈ। ਰਹਿਣ ਦਿਓ ਇਹ ਠਾਂ ਪਰ ਜਾਈ, ਇਸ ਕਰਕੇ ਹੇ ਮਾਸੀ ਮੈਂ ਤਾਂ ਇਹੀ ਕਹੂੰਗੀ ਵੀ ਮੇਰੀ ਭਰਜਾਈ ਨੂੰ ਤੁਸੀਂ ਇੱਥੇ ਮੇਰੇ ਕੋਲ ਹੀ ਰਹਿਣ ਦਿਓ। ਕਰ ਮੁਝ ਪਰ ਉਪਕਾਰ ਭਲਾਈ, ਇਹ ਚੰਦੋ ਰਾਣੀ ਮਾਸੀ ਇਹ ਚੰਗਾ ਪਰਉਪਕਾਰ ਤੂੰ ਮੇਰੇ ਉੱਪਰ ਕਰ ਲੈ, ਜੇ ਹੱਠ ਕਰ ਲੈ ਜਾਵਹੁ ਅਬ ਹੀ। ਹੇ ਮਾਸੀ ਚੰਦੋ ਰਾਣੀ ਜੇ ਹੱਠ ਜਿਹਦ ਚੀਜ਼ ਕਰਕੇ ਤੂੰ ਮੇਰੀ ਭਰਜਾਈ ਨੂੰ ਇੱਥੋਂ ਲੈ ਜਾਏਗੀ। ਹੁਣ ਉਧਰ ਜਾਏ ਰਿਦਾ ਮਮਤਬ, ਮੇਰਾ ਜਿਹੜਾ ਦਿਲ ਹੈ ਨਾ ਉਧਰ ਜਾਊ, ਮੈਂ ਕਹਿੰਦੇ ਦਿਲ ਛੱਡ ਜਾਊਂਗੀ, ਮੈਂ ਦਿਲ ਧਾ ਦਊਂਗੀ। ਦੋਹਰਾ ਮੂਲਾ ਭਾਖੇ ਅਬ ਇਹਾਂ, ਉਸ ਵੇਲੇ ਨਾਨਕੀ ਜੀ ਤੋਂ ਸੁਣ ਕੇ ਮੂਰ ਚੰਦ ਕਹਿਣ ਲੱਗਿਆ ਹੁਣ ਵੀ ਇੱਥੇ ਤਜਕਾਰ ਹਮ ਨਹਿ ਜਾਏ, ਨਾਨਕੀ ਸਿੱਧੀ ਗੱਲ ਕਹਿੰਦੇ ਆਪਣੀ ਸੁਪੁੱਤਰੀ ਨੂੰ ਇੱਥੇ ਅਸੀਂ ਨਹੀਂ ਛੱਡ ਕੇ ਜਾ, ਲੈ ਜਾਵਾਂਗੇ ਸੰਗ ਨਿਜ। ਤੂੰ ਮਰਜ਼ੀ ਕਹੀ ਜਾ, ਅਸੀਂ ਤਾਂ ਆਪਣੇ ਨਾਲ ਹੀ ਆਪਣੀ ਪੁੱਤਰੀ ਨੂੰ ਲੈ ਕੇ ਜਾਵਾਂਗੇ। ਰਹਿਣ ਨਹਿਆ ਬਨ ਆਏ, ਹੁਣ ਇਹਨਾਂ ਦਾ ਰਹਿਣਾ ਬਿਲਕੁਲ ਯੋਗ ਨਹੀਂ ਬਣੇ ਆਉਂਦਾ ਹੈ। ਚੌਪਈ ਬਹੁਰ ਨਾਨਕੀ ਬਚਨ ਉਚਾਰੇ, ਉਸ ਵੇਲੇ ਮੂਰਚਾਂ ਤੋਂ ਸੁਣ ਕੇ ਨਾਨਕੀ ਜੀ ਨੇ ਫੇਰ ਬਚਨ ਕਹੇ, ਸੁਣ ਮਾਸੀ ਨਹਿ ਜੋਰ ਹਮਾਰੇ। ਅੱਜ ਮੂਰਚੰਦ ਨੂੰ ਤਾਂ ਕੋਈ ਨਹੀਂ ਕਿਹਾ, ਚੰਦੋ ਰਾਣੀ ਨੂੰ ਕਿਹਾ ਵੀ ਮਾਸੀ ਸਾਡਾ ਕੋਈ ਜ਼ੋਰ ਤਾਂ ਚੱਲਦਾ ਨਹੀਂ ਤੁਹਾਡੇ ਤੇ। ਹਮਰੀ ਬੇਨਤੀ ਸੁਣ ਹੋ ਜੇ ਕੰਨ, ਮੇਰੀ ਬੇਨਤੀ ਜੇ ਤੂੰ ਧਿਆਨ ਦੇ ਕੇ ਕੰਨ ਦੇ ਕੇ ਸੁਣ ਲਵੇ। ਸੁਰ ਜਾਹ ਤੁਮ ਇਹ ਇਸ ਥਾਨ, ਮੈਂ ਤਾਂ ਇਹੀ ਕਹਾਂਗੀ ਵੀ ਇਸ ਲੱਖਣੀ ਨੂੰ ਆਪਣੀ ਸਪੁੱਤਰੀ ਨੂੰ ਇੱਥੇ ਤੁਸੀਂ ਛੱਡ ਕੇ ਚਲੇ ਜਾਓ। ਸਭ ਕੀ ਸੁਧ ਲੇਵਹ ਕਰ ਤਾਰਾ, ਪਰਮੇਸ਼ਰ ਮਹਾਨ ਹੈ ਉਹ ਸਾਰਿਆਂ ਦੀ ਖਬਰ ਸਾਰ ਲਵੇਗਾ। ਕਰ ਹੈ ਸੇਵ ਬਲ ਜਿਤੋ ਹਮਾਰਾ, ਸਾਡੇ ਵਿੱਚ ਬਲ ਹੈਗਾ ਉਹਨਾਂ ਕ ਦੋਵੇਂ ਜੀ ਅਸੀਂ ਇਸ ਪਰਿਵਾਰ ਦੀ ਸੇਵਾ ਕਰਾਂਗੇ ਰਲ ਕੇ। ਅਸਨ ਬਸਨ ਬਹੁ ਪ੍ਰਭ ਨੇ ਦੀਨਾ, ਸਾਡੇ ਘਰ ਵਿੱਚ ਪਰਮੇਸ਼ਰ ਨੇ ਬਹੁਤ ਵਧੀਆ ਕੱਪੜੇ ਹੋਰ ਸ਼ਗਨ ਛਕਾਉਣ ਵਾਸਤੇ ਬਹੁਤ ਭੋਜਨ ਦਿੱਤਾ, ਅੰਨ ਪਾਣੀ ਬਹੁਤ ਹੈ। ਰਲ ਮਿਲ ਖਾਵਹਿ ਭੇਦ ਵਿਹੀਨਾ, ਕਹਿੰਦੇ ਬਿਨਾਂ ਬਿਤਕਰੇ ਤਾਂ ਰਲ ਮਿਲ ਕੇ ਅਸੀਂ ਸ਼ਕੀ ਸ਼ਿਕਾਈ ਜਾਵਾਂਗੇ। ਇਹ ਥਾਂ ਰਹਿਣ ਨ ਤੁਮ ਮਨ ਪਾਈ, ਇਸ ਥਾਂ ਤੇ ਜੇ ਤੁਹਾਡਾ ਰਹਿਣਾ ਨਹੀਂ ਪਾਉਂਦਾ, ਤੁਹਾਨੂੰ ਚੰਗਾ ਨਹੀਂ ਲੱਗਦਾ ਵੀ ਸੁਪੁੱਤਰੀ ਅਸੀਂ ਇੱਥੇ ਨਹੀਂ ਰੱਖਣੀ ਹੈ, ਤੋ ਤਲਵੰਡੀ ਦੇ ਹੋ ਪੁਜਾਈ। ਫਿਰ ਵੀ ਤੁਹਾਡੀ ਲੜਕੀ ਨੂੰ ਆਪਣੀ ਭਰਜਾਈ ਨੂੰ ਰਾਏ ਭੋਜ ਦੀ ਤਲਵੰਡੀ ਮੈਂ ਭੇਜ ਦੇਵਾਂਗੀ। ਰਹਿ ਸਾਸ ਕੇ ਨਿਕਟ ਸੁਖਾਰੀ, ਉੱਥੇ ਤੁਹਾਡੀ ਸੁਪੁੱਤਰੀ ਜਿਹੜੀ ਹੈ ਨਾ ਮੇਰੀ ਭਰਜਾਈ ਹੈ, ਉਹ ਕਹਿੰਦੇ ਆਪਣੀ ਸੱਸ ਦੇ ਕੋਲ ਸੌਖਿਆ ਰਹੂਗੀ। ਕਰਹਿ ਸੁਪੋਤਰਨ ਕੀ ਪ੍ਰਿਤ ਪਾਰੀ, ਇਸ ਤਰ੍ਹਾਂ ਤੂੰ ਜਿਹੜੇ ਆਪਣੇ ਪੋਤਰੇ ਉਹਨਾਂ ਦੀ ਚੰਗੀ ਤਰ੍ਹਾਂ ਪਾਲਾ ਪੋਸਲਾ ਕਰ ਲਊਗੀ। ਤਿਨਕੇ ਮਨ ਕੀ ਜਾਨ ਜਰਾਮੂ, ਉਸ ਵੇਲੇ ਇਹ ਮੂਰ ਚੰਦੋ ਰਾਣੀ ਦੇ ਮਨ ਦੀ ਜਾਣ ਕੇ ਜੈ ਰਾਮ ਜੀ ਨੇ ਤਜ ਹੈ ਨਾ ਲੈ ਜਾਵਹਿ ਨਿਜ ਧਾਮੂ, ਇਹਨਾਂ ਨੇ ਆਪਣੀ ਸੁਪੁੱਤਰੀ ਨੂੰ ਛੱਡਣਾ ਨਹੀਂ ਹੈ, ਇਹਨੇ ਘਰ ਲੈ ਕੇ ਚਲੇ ਜਾਣਾ। ਅਨਕ ਯਤਨ ਕਰ ਰਹੇ ਨ ਮਨ ਹੈ, ਅਨੇਕਾਂ ਅਸੀਂ ਦੋਵੇਂ ਜੀ ਯਤਨ ਹੀਲੇ ਕਰੇ ਹੁਣ ਮੰਨਦੇ ਹੀ ਨਹੀਂ। ਤਿੰਨ ਸੌ ਇਹ ਬਿਧ ਬਚਨ ਬਖਾਨ ਹੈ, ਇਸ ਤਰ੍ਹਾਂ ਦੇ ਨਾਲ ਫਿਰ ਜੈ ਰਾਮ ਨੇ ਬਚਨ ਕਿਹਾ ਮੂਰ ਚੰਦ ਤੇ ਚੰਦੋ ਰਾਣੀ ਨੂੰ। ਦੋਹਰਾ ਸ੍ਰੀ ਚੰਦ ਕੋ ਛੋਰੀਏ, ਕਹਿੰਦੇ ਚਲੋ ਚੰਦੋ ਰਾਣੀ ਮੂਰ ਚੰਦ ਜੀ ਲੜਕੀ ਲਿਜਾਣੀ ਉਹ ਵੀ ਲੈ ਜਾਓ, ਲਖਮੀ ਦਾਸ ਨੂੰ ਲਿਜਾਣਾ ਉਹ ਵੀ ਲੈ ਜਾਓ, ਪਰ ਜਿਹੜਾ ਸ੍ਰੀ ਚੰਦ ਆ ਉਹਨੂੰ ਤਾਂ ਇੱਥੇ ਹੀ ਛੱਡ ਜਾਈਏ। ਲੈ ਜਾ ਬਹੁਤ ਮਾਤ, ਆਪਣੀ ਇਹ ਜਿਹੜੀ ਇਹਦੀ ਮਾਤਾ ਸ੍ਰੀ ਚੰਦ ਦੀ, ਇਹਨੂੰ ਲੈ ਜਾਓ, ਇਹਦੇ ਛੋਟੇ ਭਰਾ ਲਖਮੀ ਚੰਦ ਨੂੰ ਲੈ ਜਾਓ। ਬਹੁ ਝਗੜੇ ਸੋ ਮਨੇ ਇਵ, ਇਸ ਤਰ੍ਹਾਂ ਦੇ ਕਹਿੰਦੇ ਰਗੜਾ ਝਗੜਾ ਜਿਹਾ ਕਰਕੇ ਮਸਾਂ ਮਸਾਂ ਜੀ ਗੱਲ ਮੰਨੇ ਵੀ ਚਲੋ ਸ੍ਰੀ ਚੰਦ ਨੂੰ ਛੱਡ ਦਿੰਦੇ ਸੁਲਤਾਨਪੁਰ। ਭੀ ਸਲਾਹ ਇਹ ਭਾਤ, ਇਸ ਤਰ੍ਹਾਂ ਦੇ ਕਹਿੰਦੇ ਸਲਾਹ ਫਿਰ ਪੱਕੀ ਹੋ ਗਈ ਹੈ। ਚੌਪਈ ਸ੍ਰੀ ਚੰਦ ਜੋ ਰਹੇ ਅਵਾਸੂ, ਕਿਉਂਕਿ ਨਾਨਕੀ ਜੀ ਸਮਝ ਰਹੇ ਆ ਵੀ ਜਿਹੜੇ ਸ੍ਰੀ ਚੰਦ ਮੇਰੇ ਘਰ ਵਿੱਚ ਇੱਥੇ ਰਹੇਗਾ, ਤਦਪ ਉਰ ਮੁਝ ਬਹੁਤ ਧਰ ਵਾਸੂ, ਵੀ ਮੇਰੇ ਦਿਲ ਵਿੱਚ ਤਾਂ ਬੜਾ ਧਰਵਾਸ ਬਣਿਆ ਰਹੇਗਾ। ਲੇਤ ਦੇਤ ਮਾਸੀ ਸੁਧ ਰਹੀਏ, ਫਿਰ ਚੰਦੋ ਰਾਣੀ ਨੂੰ ਕਹਿ ਰਹੀ ਹੈ ਮਾਸੀ ਇਸ ਤਰ੍ਹਾਂ ਕਹਿੰਦੇ ਲੈਣ ਦੇਣ ਦੀ ਖਬਰ ਸਾਰ ਤੁਸੀਂ ਉੱਥੋਂ ਲੈਂਦੇ ਰਹੀਏ। ਆਵਤ ਜਾਤ ਸੰਦੇਸ਼ੇ ਕਹੀਏ, ਇਹ ਨਹੀਂ ਵੀ ਹੁਣ ਆਪਣੀ ਪੁੱਤਰੀ ਲੈ ਗਈ, ਆਉਣ ਜਾਣ ਦਾ ਸਾਰਾ ਸੁੱਖ ਸੁਨੇਹਾ ਉੱਥੋਂ ਦਿੰਦੇ ਲੈਣਾ, ਪਿਉਂਦੇ ਜਾਂਦੇ ਰਹਿਣਾ ਤੁਸੀਂ। ਬਿਸਰਨ ਜਾਈਏ ਉਰ ਹਿਤ ਧਰੀਏ, ਸਾਡੇ ਨਾਲ ਕਹਿੰਦੇ ਪ੍ਰੇਮ ਧਾਰੀਏ, ਇਹਦੇ ਵਿੱਚ ਭੁੱਲ ਨਾ ਜਾਣਾ ਸਾਨੂੰ ਤੁਸਾਂ। ਕਦੇ ਆਪ ਆਵਨ ਮਨ ਕਰੀਏ, ਚੰਦੋ ਰਾਣੀ ਮੂਰ ਚੰਦ ਕਦੇ ਨਾ ਕਰੇ ਸ੍ਰੀ ਚੰਦ ਦੀ ਖਬਰ ਸਾਰ ਲੈਣ ਵਾਸਤੇ ਆਪ ਵੀ ਆ ਜਾਣਾ ਕਰੀਏ। ਹਮਰੇ ਅਵਗੁਣ ਮਨ ਨਾ ਵਿਚਾਰੀਏ, ਅਸੀਂ ਕਹਿੰਦੇ ਛੋਟੇ ਹਾਂ ਤੁਸੀਂ ਵੱਡੇ ਬਜ਼ੁਰਗ ਹੈ, ਸਾਡੇ ਜਿਹੜੇ ਅਵਗੁਣ ਗੁਣ ਆ ਉਹ ਹਿਰਦੇ ਵਿੱਚ ਨਾ ਵਿਚਾਰੀਏ। ਪਾਛਲ ਰੋਸ ਸਰਬ ਸੋ ਹਰੀਏ, ਪਿਛਲਾ ਗੁੱਸਾ ਜਾ ਉਹ ਸਾਰਾ ਕਹਿੰਦੇ ਦੂਰ ਕਰ ਦਈਏ, ਭੁਲਾ ਦਈਏ। ਭਏ ਤਿਆਰ ਚੱਲਨ ਕੋ ਜਬ ਹੀ, ਜਦੋਂ ਇਹ ਮੂਰ ਚੰਦ ਤੇ ਚੰਦੋ ਰਾਣੀ ਤੇ ਸੁਲੱਖਣੀ ਲਖਮੀ ਚੰਦ ਜੀ ਚੱਲਣ ਲਈ ਤਿਆਰ ਹੋ ਗਏ। ਮਿਲੀ ਸੁਲੱਖਣੀ ਹਿਤਕਾਰ ਤਬ ਹੀ, ਉਸ ਵੇਲੇ ਜਿਹੜੀ ਸੁਲੱਖਣੀ ਹੈ ਨਾਨਕੀ ਜੀ ਨੂੰ ਬਹੁਤ ਹੀ ਪ੍ਰੇਮ ਕਰਕੇ ਹਿਤ ਕਰਕੇ ਮਿਲੀ ਜੁੜੀ ਹੈ। ਲੋਚਨ ਨੀਰ ਵਿਮੋਚਤ ਦੋ, ਨਾਨਕੀ ਵੀ ਸੁਲੱਖਣੀ ਵੀ ਦੋਵੇਂ ਆਪਣੀ ਅੱਖਾਂ ਵਿੱਚੋਂ ਪਾਣੀ ਭਰ ਰਹੀਆਂ, ਥਰੂ ਘੇਰ ਰਹੀਆਂ। ਭਈ ਬਿਰਹਿ ਤੇ ਦੁਖੀਆ ਸੋ, ਵਿਛੋੜੇ ਕਰਕੇ ਬਹੁਤ ਹੀ ਦੁਖੀ ਹੋਈ ਹੈ। ਦੋਹਰਾ ਪ੍ਰੇਮ ਹਿਰਦੈ ਗਦ ਗਦ ਗਿਰਾ, ਹਿਰਦੇ ਵਿੱਚ ਪ੍ਰੇਮ ਹੋ ਉੱਠ ਉਛਲਿਆ ਹੈ ਤੇ ਜਿਹੜਾ ਬਾਣੀ ਹੈ ਗਦ ਗਦ ਹੋ ਗਈ, ਗਲਾ ਕੰਠ ਰੁਕ ਗਿਆ। ਧਰਿਓ ਚਰਨ ਪਰ ਸੀਸ, ਸ੍ਰੀ ਨਾਨਕੀ ਜੀ ਦੇ ਚਰਨਾਂ ਤੇ ਸੁਲੱਖਣੀ ਜੀ ਨੇ ਸੀਸ ਰੱਖ ਦਿੱਤਾ। ਲਾਏ ਗਰੇ ਸੋ ਨਾਨਕੀ, ਨਾਨਕੀ ਜੀ ਨੇ ਆਪਣੀ ਭਰਜਾਈ ਸੁਲੱਖਣੀ ਨੂੰ ਗਲੇ ਨਾਲ ਲਾ ਲਿਆ, ਜੱਫੀ ਵਿੱਚ ਲੈ ਲਿਆ। ਹਿਤ ਸੋ ਦੀਨ ਅਸੀਸ, ਬਹੁਤ ਹੀ ਪ੍ਰੇਮ ਵਿੱਚ ਆ ਕੇ ਸ਼ੀਰਵਾਦੀ ਦਿੱਤੀ ਵੀ ਤੂੰ ਸੁਹਾਗਵੰਤੀ ਹੀ ਰਹੇ ਹਮੇਸ਼ਾ। ਚੌਪਈ ਲਖਮੀ ਦਾਸ ਸੀਸ ਕਰ ਫੇਰਾ, ਉਸ ਵੇਲੇ ਸੁਲੱਖਣੀ ਨੇ ਜਾਣ ਸਮੇਂ ਆਪਣੇ ਸੁਪੁੱਤਰ ਸ੍ਰੀ ਚੰਦ ਦੇ ਸੀਸ ਉੱਪਰ ਹੱਥ ਜਾ ਫੇਰਨਾ ਕੀਤਾ। ਲਖਮੀ ਦਾਸ ਸੀਸ ਕਰ ਫੇਰਾ, ਲਖਮੀ ਦਾਸ ਦੇ ਇਸ ਤਰ੍ਹਾਂ ਸੀਸ ਦੇ ਉੱਪਰ ਨਾਨਕੀ ਜੀ ਨੇ ਸੀਸ ਸਿਰ ਹੱਥ ਫੇਰਿਆ। ਕਰਤ ਦੁਲਾਰ ਪ੍ਰੇਮ ਬਹੁ ਬੇਰਾ, ਬਹੁਤ ਵਾਰੀ ਇਸ ਤਰ੍ਹਾਂ ਨਾਨਕੀ ਜੀ ਲਖਮੀ ਦਾਸ ਦੇ ਨਾਲ ਲਾੜ ਜਾ ਕਰ ਰਹੇ ਆ, ਪਿਆਰ ਕਰ ਰਹੇ। ਆਨਨ ਭਨਤਨ ਜਾਨਤ ਤਿੰਨ ਕੋ, ਇਹ ਦਰਜਾ ਲਖਮੀ ਜਾਨ ਚੰਦ ਹੈ ਹੁਣ ਕਹਿੰਦੇ ਮੁੱਖੋਂ ਕੁੱਝ ਕਹਿ ਨਹੀਂ ਜਾਂਦਾ, ਕੋਈ ਜਾਣਦਾ ਨਹੀਂ ਹੈ। ਫਿਰ ਬਿਰਹਿ ਹੋਵਤ ਦੁੱਖ ਮਨ ਕੋ, ਕੁੱਝ ਕਹਿੰਦੇ ਵਿਛੋੜਾ ਹੋਇਆ ਦੇਖ ਕੇ ਮਨ ਵਿੱਚ ਲਖਮੀ ਚੰਦ ਦੇ ਦੁੱਖ ਜਾ ਹੋ ਰਿਹਾ, ਕੋਈ ਜਾਣਦਾ ਨਹੀਂ। ਸ੍ਰੀ ਚੰਦ ਕੋ ਲੈ ਨਿਜ ਅੰਕਾ, ਉਸ ਵੇਲੇ ਸ੍ਰੀ ਚੰਦ ਨੂੰ ਗੋਦ ਵਿੱਚ ਲੈ ਕੇ ਸੁੰਗਤ ਮਾਤਾ ਬਦਨ ਮਯੰਕਾ, ਮਾਤਾ ਸੁਲੱਖਣੀ ਕਹਿੰਦੇ ਜਿਹੜਾ ਚੰਦਰਮਾ ਵਰਗਾ ਮੁੱਖ ਉਹਨੂੰ ਚੁੰਬਦੀ ਹੈ ਜਾਣ ਸਮੇਂ। ਜਿਉ ਗਿਉ ਬਤ ਸਹ ਤਜ ਨ ਸਕਾਹੀ, ਇਸ ਤਰ੍ਹਾਂ ਜਿਹੜੀ ਲਵੇਰੀ ਗਊ ਆਪਣੇ ਬੱਚੇ ਨੂੰ ਛੱਡਣੀ ਨਾ ਸਕਦੀ ਹੁੰਦੀ, ਤਿਉਂ ਲਗਾਏ ਗਰ ਸ਼ੋਰਤ ਨਾਹੀ, ਇਸ ਤਰ੍ਹਾਂ ਸ੍ਰੀ ਚੰਦ ਨੂੰ ਮੁੜ ਮੁੜ ਕੇ ਗਲ ਲਗਾਉਂਦੀ ਹੈ, ਛੱਡਦੀ ਨੀ ਮਾਂ। ਰੁਦਨ ਅਸ਼ਰੂ ਸੋ ਬਦਨ ਪਿਗੋਏ, ਇਸ ਤਰ੍ਹਾਂ ਕਹਿੰਦੇ ਰੋਣ ਕਰਕੇ ਅਥਰੂਆਂ ਨਾਲ ਮੁੱਖ ਜਾ ਧੋ ਦਿੱਤਾ, ਸ੍ਰੀ ਚੰਦ ਤਾਂ ਭਿਉਂ ਦਿੱਤਾ ਹੈ। ਦੋਹ ਦਿਸ਼ ਮੋਹ ਬਿਖੈ ਮਨ ਭੋਏ, ਦੋਹਾਂ ਤਰਫਾਂ ਤੋਂ ਜਿਹੜਾ ਮੋਹ ਦੇ ਵਿੱਚ ਮਨ ਭਿੱਜ ਗਏ, ਸ੍ਰੀ ਚੰਦ ਵੀ ਰੋ ਰਹੇ ਹੈ, ਸੁਲੱਖਣੀ ਆਪਣੀ ਮਾਂ ਵੀ ਰੋ ਰਹੀ ਹੈ। ਸ੍ਰੀ ਜੈ ਰਾਮ ਨਾਨਕੀ ਦੋ, ਇਧਰ ਇਸੇ ਜੈ ਰਾਮ ਜੀ ਤੇ ਨਾਨਕੀ ਦੋਵੇਂ ਪਤੀ ਸਤੀ, ਲੋਚਨ ਤੇ ਜਲ ਮੋਚਤ ਸੋ, ਦੋਵੇਂ ਜੀਏ ਨੇਤਰਾਂ ਵਿੱਚੋਂ ਜਲ ਛੱਡ ਰਹੇ, ਅਥੂ ਅੰਗਰੂ ਘੇਰ ਰਹੇ ਹਨ। ਰੁਦਨ ਕਰਤ ਸਭ ਦਾਸੀ ਦਾਸਾ, ਤੇ ਜਿੰਨੀਆਂ ਕਰਦੀਆਂ ਦਾਸ ਤੇ ਦਾਸੀਆਂ ਵੀ ਵਿਚਾਰੀਆਂ, ਕਹਿੰਦੇ ਰੋਣਾ ਕਰ ਰਹੀਆਂ। ਬਿਰਹ ਜਨਤ ਮਨ ਭਾ ਦੁਖ ਰਾਸਾ, ਕਿਉਂਕਿ ਵਿਛੋੜਾ ਪੈਦਾ ਹੋਣ ਕਰਕੇ ਬਹੁਤਾ ਦੁੱਖ ਮਨ ਰਹੀਆਂ ਹਨ। ਮੂਲ ਚੰਦ ਪੁਨ ਚੰਦੋ ਰਾਣੀ, ਮੂਲ ਚੰਦ ਜੀ ਪੁਨਾ ਇਹਦੇ ਘਰ ਵਾਲੀ ਜਿਹੜੀ ਚੰਦੋ ਰਾਣੀ, ਰੋਦਨ ਕਰਤ ਬਿਕੁਲ ਭੀ ਬਾਣੀ, ਇਹ ਵੀ ਰੋਣਾ ਕਰ ਰਹੀਆਂ ਹੈ, ਰੋਂਦਿਆਂ ਇਹਨਾਂ ਦੀ ਜਿਹੜੀ ਬਾਣੀ ਜੀ ਜਵਾਨ ਜੀ ਵਿਆਕੁਲ ਜੀ ਹੋ ਗਈ ਹੈ। ਨਗਰ ਨਾਰ ਮਿਲਨੇ ਜੋ ਆਈ, ਸੁਲਤਾਨਪੁਰ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਮਿਲਣ ਆਈਆਂ ਸੁਲੱਖਣੀ ਜੀ ਨੂੰ, ਸਭ ਲੋਚਨ ਜਲ ਧਾਰ ਬਹਾਈ, ਇਹ ਸਾਰੀਆਂ ਆਪਣੇ ਨੇਤਰਾਂ ਵਿੱਚੋਂ ਪਾਣੀ ਦੀਆਂ ਧਾਰਾਂ ਉਗਾਰੀਆਂ, ਹਿੰਜੂ ਘੇਰ ਰਹੀਆਂ ਹਨ। ਬਾਰ ਬਾਰ ਮਿਲ ਕਰ ਬਹੁ ਭਾਂਤੀ, ਮੁੜ ਮੁੜ ਕੇ ਬਹੁਤ ਤਰ੍ਹਾਂ ਨਾਲ ਮਿਲ ਮਿਲ ਕੇ, ਬਹੁਰ ਬਹੁਰ ਭਰ ਆਵੈਤ ਛਾਤੀ, ਮੁੜ ਮੁੜ ਕੇ ਸਾਰਿਆਂ ਦੀ ਛਾਤੀ ਦਿਲ ਭਰ ਭਰੇ ਆ ਰਿਹਾ ਹੈ। ਦਿਨ ਬਹੁ ਚੜਿਓ ਪੰਥ ਵੱਡ ਜਾਣਾ, ਮੂਲ ਚੰਦ ਨੇ ਦੇਖਿਆ ਵੀ ਦਿਨ ਬੜਾ ਤਕੜਾ ਚੜ ਗਿਆ, ਰਸਤਾ ਵੀ ਬੜਾ ਤਕੜਾ ਹੈ, ਚਲੋ ਸਮੂਲੇ ਵਚਨ ਵਖਾਨਾ। ਮੂਲ ਚੰਦ ਨੇ ਕਿਹਾ ਵੀ ਚਲੋ ਆਪਾਂ, ਹੁਣ ਦਿਨ ਬਹੁਤਾ ਚੜ ਗਿਆ, ਰਸਤਾ ਤਕੜਾ ਹੈ। ਲਖਮੀ ਦਾਸ ਲੈ ਕਰ ਮਾਤਾ, ਮਾਤਾ ਨੇ ਜਿਹੜਾ ਲਖਮੀ ਚੰਦ ਹੈ ਉਹਨੂੰ ਲੈ ਲਿਆ ਹੈ ਨਾਲ। ਗਮਨੀ ਤਬ ਹੈ ਸੰਗ ਨਿਜ ਤਾਤਾ, ਆਪਣੇ ਪਿਤਾ ਮੂਲ ਚੰਦ ਦੇ ਨਾਲ ਇਸ ਤਰ੍ਹਾਂ ਸੁਲੱਖਣੀ ਜੀ ਚੱਲ ਪਈ ਹੈ। ਸ੍ਰੀ ਚੰਦ ਜੀ ਪੁਰ ਸੁਲਤਾਨਾ, ਇਸ ਤਰ੍ਹਾਂ ਕਹਿੰਦੇ ਜਿਹੜੇ ਵੱਡੇ ਸਪੁੱਤਰ ਸ੍ਰੀ ਚੰਦ ਉਹ ਸੁਲਤਾਨਪੁਰ ਵਿੱਚ ਹੀ ਰਹਿ ਪਏ ਹਨ। ਰਹੇ ਨਾਨਕੀ ਢਿੱਗ ਸੁਖ ਦਾਨਾ, ਜੋ ਇਸ ਤਰ੍ਹਾਂ ਸੁਖ ਦੇਣ ਵਾਲੇ ਸਤਿਗੁਰੂ ਹੈ ਨਾਨਕੀ ਜੀ, ਉਹਨਾਂ ਕੋਲ ਰਹਿ ਪਏ ਹਨ। ਲੈ ਕਰ ਮੂਲਾ ਤਨੀਆ ਸੰਗਾ, ਇੱਧਰ ਜਿਹੜਾ ਮੂਲ ਚੰਦ ਆਪਣੀ ਸਪੁੱਤਰੀ ਸੁਲੱਖਣੀ ਨੂੰ ਨਾਲ ਲੈ ਕੇ ਗਯੋ ਨਗਰ ਨਿਜ ਜਿਹ ਮਨ ਭੰਗਾ, ਜਿਹਦਾ ਮਨ ਬੜਾ ਵਿਚਾਰੇ ਦਾ ਉਪਰਾਂ ਉਦਾਸ ਜਾ ਹੋਇਆ, ਆਪਣੇ ਬਟਾਲੇ ਨਗਰ ਚਲਿਆ ਗਿਆ। ਤਬ ਤੇ ਰਹੀ ਸੁਲੱਖਣੀ ਤਿਹਵਾ, ਭਾਈ ਬਾਲਾ ਜੀ ਕਹਿੰਦੇ ਤਦੋਂ ਤੋਂ ਲੈ ਕੇ ਜਿਹੜੀ ਸੁਲੱਖਣੀ ਹੈ ਉੱਥੇ ਰਹੀ ਬਟਾਲੇ ਵਿੱਚ, ਜਨਨ ਜਨਕ ਕੇ ਸਦਨਹਿ ਜਿਹਵਾ, ਜਿੱਥੇ ਆਪਣੇ ਮਾਤਾ ਪਿਤਾ ਦੇ ਘਰ ਸਨ ਉੱਥੇ ਹੀ ਰਹੀ। ਕਰਤ ਦੋਹਤੇ ਕੀ ਪ੍ਰਤਪਾਲਾ, ਇਹ ਚੰਦੋ ਰਾਣੀ ਜੀ ਆਪਣੇ ਦੋਹਤੇ ਲਖਮੀ ਚੰਦ ਦੀ ਪਾਲਣਾ ਪੋਸਣਾ ਕਰ ਰਹੀ। ਲਾਲਤ ਮੂਲਾ ਆਨੰਦ ਵਿਸਾਲਾ, ਇਹ ਵਾਰੀ ਲਖਮੀ ਚੰਦ ਨੂੰ ਲੈ ਕੇ ਮੂਲ ਚੰਦ ਬਹੁਤ ਲਡਾਉਂਦਾ ਹੈ ਤੇ ਬਹੁਤ ਖੁਸ਼ ਹੁੰਦਾ ਹੈ। ਦੋਹਰਾ ਪਿਖ ਕੁਚਾਲ ਕਲ ਕਾਲ ਕੋ, ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜਾ ਕਲਯੁਗ ਦਾ ਸਮੇਂ ਦੀ ਖੋਟੀ ਚਾਲ ਵੇਖ ਕੇ, ਧਰ ਪਰ ਵਪ ਧਰ ਜਾਹੇ, ਇਹਨਾਂ ਨੇ ਧਰਤੀ ਉੱਪਰ ਕਹਿੰਦੇ ਕਲਯੁਗ ਦੀ ਖੋਟੀ ਚਾਲ ਨੂੰ ਦੇਖ ਕੇ ਇਸ ਤਰ੍ਹਾਂ ਸਰੀਰ ਧਾਰਨ ਕੀਤਾ ਧਰਤੀ ਉੱਪਰ। ਪੂਰਨ ਹੋਇਓ ਧਿਆਇ ਅਬ, ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ ਤੇ ਇਹਦੇ ਨਾਲ ਹੀ ਇਹ ਜਿਹੜਾ ਧਿਆ ਹੁਣ ਇਹ ਸਰੋਤਾ ਜਿਹਨੂੰ ਮੇਰੇ ਵੱਲੋਂ ਪੂਰਾ ਹੋ ਗਿਆ ਹੈ, ਜਾਣੀ ਇਹ ਪ੍ਰਸੰਗ ਇੱਥੇ ਪੂਰਾ ਹੋ ਗਿਆ ਹੈ। ਜਿਵੇਂ ਜਿਨ੍ਹਾਂ ਨੇ ਕਲਯੁਗ ਦਾ ਸਮਾਂ ਭਿਆਨਕ ਦੇਖ ਕੇ ਅਤੇ ਖੋਟੀ ਚਾਲ ਦੇਖ ਕੇ ਅਵਤਾਰ ਧਾਰਿਆ ਧਰਤੀ ਉੱਪਰ, ਉਹ ਹੁਣ ਚੱਲਣ ਦੀਆਂ ਤਿਆਰੀਆਂ ਕਰ ਰਹੇ ਆ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ। ਇਸ ਰਾਏ ਕਵੀ ਸੰਤੋਖ ਸਿੰਘ ਜੀ ਨੇ ਇੰਨਾ ਕੁ ਪ੍ਰਸੰਗ ਕਹਿ ਕੇ ਇੱਥੇ ਇਹ ਅਧਿਆਰ ਪੂਰਾ ਕਰ ਦਿੱਤਾ ਹੈ। ਅਗਲੇ ਅਧਿਆਰ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਰਾਏ ਪੋਏ ਤਲਵੰਡੀ ਤੋਂ ਮਾਤਾ ਪਿਤਾ ਤ੍ਰਿਪਤਾ ਕਾਲੂ ਜੀ ਦਾ ਭੇਜਿਆ ਹੋਇਆ ਮਰਦਾਨਾ ਸੁਲਤਾਨਪੁਰ ਵਿੱਚ ਆਇਆ, ਗੁਰੂ ਮਹਾਰਾਜ ਜੀ ਨੂੰ ਮਿਲਿਆ ਜੁੜਿਆ, ਅਤੇ ਜਿਵੇਂ ਆਪ ਸੰਸਾਰ ਨੂੰ ਤਾਰਨ ਵਾਸਤੇ ਬਚਨ ਵਿਲਾਸ ਹੋਏ ਜਾਣ ਲਈ ਤਿਆਰੀਆਂ ਕੀਤੀਆਂ, ਉਹ ਕੁਝ ਪ੍ਰਸੰਗ ਅੱਗੇ ਆਏਗਾ। ਪਹਿਲੀ ਉਦਾਸੀ ਜਿਵੇਂ ਆਪ ਜੀ ਨੇ ਸੁਲਤਾਨਪੁਰ ਤੋਂ ਸ਼ੁਰੂ ਕੀਤੀ, ਜਿੱਥੇ ਜਿੱਥੇ ਆਪ ਜੀ ਗਏ ਉਹ ਪ੍ਰਸੰਗ ਲੜੀਵਾਰ ਵਿੱਚ ਰਹਿਣਗੇ, ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਅਜਿੱਥੇ ਸਮਾਪਤੀ ਹੈ ਜੀ। ਭਿਖ ਕੁਚਾਲ ਕਲ ਕਾਲ ਕੋ ਧਰ ਪਰ ਵਪ ਧਰ ਜਾਹੇ, ਪੂਰਨ ਹੋਇਓ ਧਿਆਇ ਅਬ ਨਮਸਕਾਰ ਮਮਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਰਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਭੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਕ ਤੇ ਤੋਰੀ ਤੇ।